ਉਹ ਸੱਤੇ ਤੂੰ ਵੀ, ਤੂੰ ਵੀ ਥੋੜੀ ਜੀ, ਤੂੰ ਵੀ ਪਾ ਦੇ। ਹਾਂ ਆਹ ਬਣ ਗਈ ਗੱਲ, ਚੱਲ ਫਿਰ। ਬੇਲੀ ਹੁੰਦੇ ਵਾਲੇ ਨੇ ਅਜ਼ੀਜ਼, ਬਿਨਾਂ ਦੱਸੇ ਲੈ ਜਾਂਦੇ ਮੰਗ ਵੀ ਉਹ ਚੀਜ਼। ਪੁੱਲ ਦੇ ਪਰਸ ਕਰੇ ਜਿਹੜੇ ਵੇਲੇ ਆਏ ਤੂੰ, ਫੋਨ ਨੇ ਮਲਾਉਂਦੇ ਜਿਹੜੇ ਅੱਗੇ ਨਾਕੇ ਲਾਏ ਤੂੰ। ਡੀਸੀ ਆ ਜੀ ਮਾਮਾ ਸਾਡਾ, ਚਲਾਣ ਨਹੀਂ ਉਹ ਭਰੇ ਜਾਣਗੇ। ਉਹ ਟੈਨਸ਼ਨ ਨਾਲ ਹੋ ਗਏ, ਹਾਂ ਸਭ ਫੜੇ ਜਾਣਗੇ, ਹਾਂ ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਫਿਕਰ ਨਾ ਕਰੋ ਵੀਰੇ, ਸਭ ਫੜੇ ਜਾਣਗੇ। ਜਾਨੂੰ ਤੇਰਾ ਕਹਿ ਕੇ ਬਣਦੇ ਸ਼ਰੀਫ, ਸਾਲੇ ਮਿਲਣ ਤੋਂ ਪਹਿਲਾਂ ਚੈਟਾਂ ਕਰਦੇ ਡਿਲੀਟ। ਉਹ ਇਹ ਤਾਂ ਜਸਟ ਫਰੈਂਡ ਆ ਮੇਰੀ, ਉਹ ਝੂਠ ਬੋਲ ਜਾਂਦੇ ਥਾਈਲੈਂਡ ਦੇ ਟ੍ਰਿਪ ਤੇ, ਵਿਆਹ ਕਰਵਾ ਕੇ ਜਿਹੜੇ ਡੇਗਦੇ ਨਾ ਇੱਕ ਤੇ, ਇੱਕ ਦਿਨ ਸਾਰਿਆਂ ਦੇ ਪੱਕੇ ਗੜੇ ਕਸੇ ਜਾਣਗੇ। ਉਹ ਟੈਨਸ਼ਨ ਨਾਲ ਵੀਰੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਫਿਕਰ ਨਾ ਕਰੋ ਵੀਰੇ, ਸਭ ਫੜੇ ਜਾਣਗੇ। ਫੀਸ ਵਿੱਚੋਂ ਘਰੇ ਕੁੰਡੀ ਲਾਉਂਦੇ ਨੇ, ਕੁੜੀਆਂ ਦੇ ਨਾਂ ਤੇ ਫੇਕ ਆਈਡੀਆਂ ਬਣਾਉਂਦੇ ਨੇ। ਓਏ ਤੂੰ ਹੀ ਆ ਨਾ ਐਂਜਲ ਪ੍ਰਿਆ, ਉਹ ਸਾਪਲੀ ਕੜਾ ਦੇ ਕੋਈ ਬੰਦਾ ਰਹਿੰਦੇ ਭਾਲ ਦੇ, ਟਿਊਸ਼ਨ ਦੀ ਥਾਂ ਤੇ ਟਾਈਮ ਸੇਲੀ ਵਿੱਚ ਗਾਲ ਦੇ। ਪੈ ਗਈ ਜਦੋਂ ਰੇਡ ਵੀਰੇ, ਬਾਪੂ ਕੋਲੋਂ ਕੜੇ ਜਾਣਗੇ। ਉਹ ਟੈਨਸ਼ਨ ਨਾਲ ਹੋ ਵੀਰੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਫਿਕਰ ਨਾ ਕਰੋ ਵੀਰੇ, ਸਭ ਫੜੇ ਜਾਣਗੇ। ਕਹਿੰਦੇ ਰੀਚਾਰਜ ਕਰਾਈ ਵੀਰੇ, ਮੈਂ ਨੀ ਪੀਂਦਾ ਨਾ ਨਾ ਮੇਰਾ ਪੈਗ ਨਾ ਤੂੰ ਪਾਈ ਵੀਰੇ। ਨਾ ਵੀਰੇ ਮੈਂ ਨੀ ਪੀਣਾ, ਮੇਰਾ ਵੀਰ ਬਣ ਕੇ ਨਾ ਨਾ। ਆਫਿਸ ਚ ਕੰਮ ਕਰਦੇ ਨੇ ਦਿਨ ਰਾਤ, ਅਸਲ ਚ ਬੈਠੇ ਹੁੰਦੇ ਪੱਬ ਚ ਜਨਾਬ, ਲੱਗ ਜੇ ਨਾ ਪਤਾ ਕਿਤੇ ਸਾਜਰੇ ਜੇ ਕਰੇ ਜਾਣਗੇ। ਟੈਨਸ਼ਨ ਨਾਲ ਹੋ ਵੀਰੇ, ਹਾਂ ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਗੱਲ ਸੁਣ ਸੱਤੇ, ਕੋਈ ਚੱਕ ਲਾ ਤੂੰ ਬੀਟ, ਉਹ ਪਿਛਲੇ ਕਿਸੇ ਗਾਣੇ ਚੋਂ ਚੱਕ ਲਾ ਯਾਰ, ਢੋਲ ਵਾਲੀ ਢੋਲ ਡੀਗ ਵਾਲਾ ਗਾਣਾ ਵੱਜਣਾ ਰਿਪੀਟ। ਸਰਬਿਆ ਮਾਨਾ ਛੇੜ ਦਿਲਾਂ ਦੀ ਕੋਈ ਤਾਰ, ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ, ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ। ਆਟੋ ਟੂਨਰ ਹੈ ਆੜੀ ਸਾਡਾ, ਗਾਣੇ ਹਲੇ ਬੜੇ ਆਉਣਗੇ। ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ। ਫਿਕਰ ਨਾ ਕਰੋ ਵੀਰੇ, ਸਭ ਫੜੇ ਜਾਣਗੇ, ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ, ਸਭ ਫੜੇ ਜਾਣਗੇ।